ਸਿੰਘ ਨੇ ਰਿਪੋਰਟ ਮਿਲੀ ਹੈ। ਗੁਰਬਚਨ ਸਿੰਘ DSP ਹੈ ਜਿਹੜਾ ਇੱਥੋਂ ਦਾ, ਉਹਨੇ ਬੜੀ ਭਾਰੀ ਅੱਤ ਚੁੱਕੀ ਹੈ ਬੜੇ ਸਮੇਂ ਤੋਂ। ਬਹੁਤ ਹੀ ਗਰਮ ਮੈਂ ਗੱਲ ਨਾ ਕਹਾਂ, ਪਰ ਉਹਨੂੰ ਆਵਾਜ਼ ਤਾਂ ਮੇਰੀ ਪਹੁੰਚਦੀ ਹੋਵੇਗੀ ਤੇਰਾ CID ਵਾਲੇ ਪਹੁੰਚਾ ਦਿਓ ਤੁਸੀਂ। ਉਹਨੂੰ ਇਹ ਦੱਸ ਦਿਓ ਵੀ ਚੇਤਾ ਰੱਖ ਲੈ, ਇਹ ਖਾਲਸਾ ਉਹ ਹੈ ਜਿਸ ਖਾਲਸੇ ਨੇ ਜਸ ਪਾਪ ਤੇ ਲਖਪਤ ਵਰਗਿਆਂ ਨੂੰ ਹਾਥੀ ਤੇ ਚੜਿਆਂ ਨੂੰ ਫੌਜ ਦੇ ਘੇਰੇ ਵਿੱਚੋਂ ਹਾਥੀ ਦੀ ਪੂਛ ਪਕੜ ਕੇ ਉਹਦੇ ਉੱਪਰ ਚੜ੍ਹ ਕੇ ਜਿਵੇਂ ਕੱਦੂ ਦੀ ਵੱਢਣਾ ਕੱਦੂ ਵੱਢੀ ਦਾ ਨਾ ਇਸ ਤਰ੍ਹਾਂ ਵੱਢਿਆ ਸੀ, ਤੈਨੂੰ ਮਿਲੂਗਾ ਕੋਈ ਗੁਰੂ ਦਾ ਖਾਲਸਾ। 16-17 ਬੰਦੇ ਆ 50 ਦਿਨਾਂ ਨੂੰ ਸਿੱਖਾਂ ਦਾ ਖੂਨ ਕੀਤਾ ਹੈ। ਹਰਜੀਤ ਸਿੰਘ ਬੈਂਸ, ਹਰਜੀਤ ਸਿੰਘ ਇੰਸਪੈਕਟਰ ਇਸ ਤਰ੍ਹਾਂ ਕੇਰ ਸਿੰਘ ਮਹਿਮਾ ਸਿੰਘ ਦਾ ਭਰਾ ਨਰਕ ਧਾਰ ਗਏ ਦਾ ਇੱਥੇ ਲੱਗਣਾ ਸਿੰਘਾਂ ਨੂੰ ਮਾਰਨ ਤੇ। DSP ਗੁਰਬਚਨ ਸਿੰਘ, ਮੱਖਣ ਸਿੰਘ ਹੌਲਦਾਰ, ਬੂਟ ਸਿੰਘ ਸਿਪਾਹੀ, ਇੱਕ ਦਰਸ਼ਨ ਸਿੰਘ, ਇੱਕ ਗੁਰਦਰਸ਼ਨ ਸਿੰਘ ਰਈਏ ਵਾਲਾ, ਇੱਕ ਗੁਰਚਰਨ ਸਿੰਘ ਸਾਂਸੀ ਜਿਹੜਾ ਫਰੀਦਕੋਟ ਦਾ, ਇੱਕ ਸੁੱਚਾ ਸਿੰਘ, ਇੱਕ ਸਿਆਮ ਸੁੰਦਰ ਮੋਗੇ ਦਾ, ਇੱਕ ਆ ਭੱਟੀ ਤੇ ਮਾਨ ਤੇ ਪੰਜਾਬ ਦਾ ਮੁੱਖ ਮੰਤਰੀ। ਇਹਨਾਂ ਨੇ ਇਹ ਨਿਯਮ ਕੀਤਾ ਕਿ ਚਾਹੇ ਸਿੱਖ ਸੱਚਾ ਹੈ ਚਾਹੇ ਸਿੱਖ ਝੂਠਾ, ਆਪਣੀ ਕੁਰਸੀ ਨੂੰ ਕਾਇਮ ਰੱਖਣ ਵਾਸਤੇ ਕਿਸੇ ਸਿੱਖ ਦੇ ਗਾਤਰੇ ਕਿਰਪਾਨ ਨਹੀਂ ਰਹਿਣ ਦੇਣੀ, ਸਿਰ ਤੇ ਪੱਗ ਨਹੀਂ ਰਹਿਣ ਦੇਣੀ। ਪਰ ਇਹਨਾਂ ਭੋਲਿਆਂ ਨੂੰ ਇਹ ਨਹੀਂ ਪਤਾ ਕਿ ਇਹ ਸਿੱਖ ਕੌਮ ਦੀ ਪੱਗ ਨੂੰ ਖਤਮ ਕਰਨ ਵਾਸਤੇ ਉਹ ਨਰੰਗੇ ਵਰਗੇ ਹੋ ਗੁਜ਼ਰੇ ਆ। ਅਖੀਰ ਉਹਨਾਂ ਨੂੰ ਚੀਕਾਂ ਮਾਰ ਕੇ ਇੱਥੋਂ ਨਿਕਲਣਾ ਪਿਆ ਸੀ, ਤੁਸੀਂ ਕਿਹੜੇ ਬਾਗ ਦੀ ਮੂਲੀ ਹੈ।